ਬਹੁਤੀ ਕੁੜੀਆਂ ਤੇ ਅੱਖ ਨਹੀਂ ਓ ਰੱਖਦੇ ਗੱਲ ਕਰਨ ਤੋਂ ਪਹਿਲਾਂ ਬੜਾ ਜੱਕਦੇ ਬਹੁਤੀ ਕੁੜੀਆਂ ਤੇ ਅੱਖ ਨਹੀਂ ਓ ਰੱਖਦੇ ਗੱਲ ਕਰਨ ਤੋਂ ਪਹਿਲਾਂ ਬੜਾ ਜੱਕਦੇ ਹੋ ਕੱਲ ਫੋਟੋ ਤੇਰੀ ਵੇਖੀ ਫੇਸਬੁੱਕ ਤੇ ਅੰਗਰੇਜ਼ੀ ਹੱਥ ਟੈਟ ਕੁੜੀਏ ਬਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ ਵਿੱਚ ਸੀ ਸਕੂਲੇ ਨੀ ਮੈਂ ਪੜ੍ਹਦਾ ਉਦੋਂ ਵੀ ਅੰਗਰੇਜ਼ੀ ਚ ਸੀ ਅੜਦਾ ਮੁੰਡੇ ਸ਼ਹਿਰੀਆਂ ਦੇ ਕੰਮਾਂ ਨੂੰ ਏ ਤੇਜ ਸੀ ਟੋਲਾ ਉਹਨਾਂ ਦਾ ਸੀ ਤਾਂ ਵੀ ਸਾਥੋਂ ਸੜਦਾ ਉਹ ਨਿੱਤ ਹੁੰਦੀ ਸੀਗੀ ਮਿੱਤਰਾਂ ਦੀ ਫੈਟ ਕੁੜੀਏ ਹੁੰਦੀ ਸੀਗੀ ਮਿੱਤਰਾਂ ਦੀ ਫੈਟ ਕੁੜੀਏ ਵਾਲੀ ਕਰਿਆ ਨਾ ਕਰ ਦਿਸ ਬੈਟ ਕੁੜੀਏ ਅੰਗਰੇਜ਼ੀ ਹੱਥ ਟੈਟ ਕੁੜੀਏ ਹੌਲੀ ਕਰਿਆ ਨਾ ਕਰ ਦਿਸ ਬੈਟ ਕੁੜੀਏ ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ ਬੇਬੇ ਮੇਰੀ ਪਾਲਦੀ ਰਵੇ ਨਿੱਤ ਮੌਡ ਜਿਹੀਆਂ ਕੁੜੀਆਂ ਨੂੰ ਟਾਲਦੀ ਰਵੇ ਉਹ ਤਾਂ ਲੱਭਦੀ ਆ ਕੁੜੀ ਦੇਸੀ ਸੋਬਰ ਜਹੀ ਜਿਹੜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਹੇ ਉਹਨੂੰ ਸਮਝ ਨਾ ਆਵੇ ਗੁੱਡ ਨਾਈਟ ਕੁੜੀਏ ਸਮਝ ਨਾ ਆਵੇ ਗੁੱਡ ਨਾਈਟ ਕੁੜੀਏ ਬਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ ਹੌਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ JSL, baby.